ਪੇਸ਼ ਕਰਨ ਲੱਗਾ। ਮੈਨੂੰ ਪਹਿਲਾਂ ਇਹ ਦੱਸੋ ਅੱਜ ਮੁੰਡੇ ਕਿੰਨੇ ਆਏ ਆ? ਸ਼ਕੀਨ ਮੁੰਡੇ ਕਿੰਨੇ ਆਏ ਆ? ਹੁਣ ਮੈਨੂੰ ਇਹ ਦੱਸ ਦਿਓ ਟੌਪ ਦੇ ਸ਼ਕੀਨ ਕਿੰਨੇ ਆਏ ਆ? ਸਾਡੇ ਫੋਕ ਦੇ ਗੀਤ ਸੁਣ ਲਓ, ਮੋਰਾਂ 'ਤੇ ਬਹੁਤ ਗੀਤ ਆ, ਤੇਰੀ ਮੋਰਨੀ ਵਰਗੀ ਚਾਲ ਤੇਰਾ ਆ, ਪਰ ਇਹ ਕਿਸੇ ਨੇ ਨਹੀਂ ਦੱਸਿਆ ਜਿਹੜਾ ਮੋਰ ਸਭ ਤੋਂ ਵਧੀਆ ਪੈਲ ਪਾਉਂਦਾ ਹੋਵੇ ਮੋਰਨੀ ਉਹਦੇ ਕੋਲ ਨੂੰ ਜਾਂਦੀ ਹੈ। ਸੋ ਪੇਸ਼ ਕਰ ਰਿਹਾ, ਬਣ ਕੇ ਰਿਹਾ ਕਰੋ, ਠਣ ਕੇ ਰਿਹਾ ਕਰੋ। ਸਿਆਣਿਆਂ ਨੂੰ ਬੰਦੇ ਜਿਉਂ ਜ਼ਹੀਨ ਚੰਗੇ ਲੱਗਦੇ, ਆਸ਼ਕਾਂ ਨੂੰ ਚਿਹਰੇ ਜਿਉਂ ਹਸੀਨ ਚੰਗੇ ਲੱਗਦੇ। ਸਿਆਣਿਆਂ ਨੂੰ ਬੰਦੇ ਜਿਉਂ ਜ਼ਹੀਨ ਚੰਗੇ ਲੱਗਦੇ, ਆਸ਼ਕਾਂ ਨੂੰ ਚਿਹਰੇ ਜਿਉਂ ਹਸੀਨ ਚੰਗੇ ਲੱਗਦੇ। ਕਮਲ ਦੀ ਗੱਲ ਮੰਨੋ ਬਣ ਠਣ ਰਿਹਾ ਕਰੋ, ਕੁੜੀਆਂ ਨੂੰ ਟੌਪ ਦੇ ਸ਼ੌਕੀਨ ਚੰਗੇ ਲੱਗਦੇ। ਨਿੱਤ ਚੰਨ ਜਾਣਾ ਬਈ ਤੇ ਲੈਗ ਪੀਸ ਖਾਣਾ ਬਈ, ਮਰਜ਼ੀ ਨਾ ਸ਼ੋਰ ਪਾਈਏ ਪਿੰਡੋਂ ਦੂਰ ਖਾਣਾ ਬਈ, ਉੱਤੋਂ ਫਿਰ ਬੱਜੇ ਕੋਈ ਪੰਜਾਬੀ ਵਿੱਚ ਗਾਣਾ ਬਈ, ਫਿਰ ਫਿੱਟ ਪੈਂਦਾ ਪੂਰਾ ਮੌਸਮ ਸਿਆਲ ਦਾ, ਟੌਪ ਦਾ ਸ਼ੌਕੀਨ ਮੁੰਡਾ ਇਹੀ ਗੱਲਾਂ ਪਾਲਦਾ। ਨਾ ਦਾਦ ਵੇ ਸਾਹਮਣੇ ਕਰਾ ਕੇ ਕੰਡਾ ਬੋਰੀਆਂ ਚ ਪਾ ਲਵੇ ਲਾਲ ਗਾਂਧੀਆਂ ਦੀ ਥੱਤੀ ਪਾਕਟ ਫੁਲਾ ਦੇਵੇ ਭੁੱਲਣਾ ਨੀ ਚੇਤਾ ਕਹਿੰਦਾ ਐਤਕੀ ਦੇ ਸਾਲ ਦਾ ਟੋਪ ਦਾ ਸ਼ੌਕੀਨ ਮੁੰਡਾ ਇਹੀ ਗੱਲਾਂ ਪਾਲਦਾ ਖਾੜਾ ਲੱਗੇ ਵਾਰਸ ਕਵਈਆ ਬਈ ਹੱਲੂਵਾਲ ਖਾੜਾ ਲੱਗੇ ਕਮਲ ਕਵਈਆ ਬਈ ਕਾਕੜਿਆਂ ਵਾਂਗੂ ਕੁੱਤੋ ਡਿੱਗਦਾ ਰੁਪਈਆ ਬਈ ਹੁੰਦੀ ਏ ਸਟੇਜ ਉੱਤੇ ਤਾਤਾ ਤੱਕ ਖਈਆ ਬਈ।